ਸਾਲਾ ਹਦਰੰਗੀ ਨੂੰ 36 ਸਾਲਾ ਹਦਰੰਗੀ ਨੂੰ ਭੱਜਣ ਦਾ ਉਹ ਮਰ ਦਿਲ ਦਾ ਪੀ ਦੁਖੀ ਗਰੀਬਾਂ ਦੇ ਉਹ ਦੁਖੀ ਗਰੀਬਾਂ ਦੇ ਯੱਸੂ ਉੱਚੇ ਚੰਦੇ ਕਰ ਦਿਲ ਦਾ ਦੁਖੀ ਗਰੀਬਾਂ ਦੇ ਯੱਸੂ ਉੱਚੇ ਚੰਦੇ ਕਰ ਦਿਲ ਦਾ ਦੁਖੀ ਗਰੀਬਾਂ ਦੇ।